ਸੂਟਾਂ ਵਿੱਚ ਤਾਂ ਮੇਰੀ ਜਾਨ ਆ। ਅੱਛਾ ਜੀ, ਤੁਹਾਡੀ ਜਾਨ ਸੂਟਾਂ 'ਚ, ਸਾਡੀ ਜਾਨ ਤੁਹਾਡੇ 'ਚ। ਪੱਕੀ ਗੱਲ ਆ, ਅੱਜ ਤੋਂ ਬਾਅਦ ਫਿਰ ਤੇਰੇ ਦਿੱਤੇ ਸੂਟ ਹੀ ਪਾਉਂ। ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਂ ਹੋਣੀ, ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ। ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਂ ਹੋਣੀ, ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ। ਔਰ ਨਵੇਂ ਨਵੇਂ ਗਾਣੇ ਸੁਣਨ ਲਈ ਤੁਸੀਂ ਸਾਰੇ ਚੈਨਲ ਸਬਸਕ੍ਰਾਈਬ ਕਰੋ ਗੀਤ MP3। ਥੈਂਕ ਯੂ।